ਉਹ ਹਾਂ ਬਈ ਸ਼ੈਰੀ ਕਿਵੇਂ ਆ? ਉਹ ਠੀਕ ਆ, ਕਿਵੇਂ ਆ? ਉਹ ਵਧਾਈਆਂ, ਤੇਰੇ ਬਾਈ ਨੇ ਕਾਰ ਲੈ ਲਈ। ਬੋਲੇ ਫਿਰ ਤਾਂ ਪਾਰਟੀ ਹੋ ਗਈ। ਉਹ ਪਾਰਟੀ ਇੱਕ ਨੀ, ਪਾਰਟੀਆਂ ਦੋ ਦੋ ਹੋ ਗਈਆਂ ਨੇ। ਦੂਜੀ ਕਿਹੜੀ ਹੋਏ? ਚੱਲ ਛੇਤੀ ਛੇਤੀ ਰੈਸਟੋਰੈਂਟ ਆ ਜਾ, ਤੈਨੂੰ ਦੱਸ ਦਿੰਦਾ। ਚੱਲ ਆ ਗਿਆ ਫਿਰ। ਹਾਏ ਨੀ ਸੋਹਣੇ ਮੁੱਖੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੱਜਦਾ ਨਾ। ਹਾਏ ਨੀ ਸੋਹਣੇ ਮੁੱਖੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੱਜਦਾ ਨਾ। ਸੋਹਣੇ ਮੁੱਖੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੇ ਚੱਜਦਾ ਨਾ। ਨਿੱਤ ਆਸ਼ਕ ਬਦਲੇ ਤੂੰ ਨੀ ਐ ਤਾਂ ਫੇਰ ਵੀ ਰੱਜਦਾ ਨਾ। ਸੋਹਣੇ ਸੋਹਣੇ ਮੁੱਖੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੇ ਚੱਜਦਾ ਨਾ। ਸੋਹਣੇ ਮੁੱਖੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੇ ਚੱਜਦਾ ਨਾ। ਸੋਹਣੇ ਮੁੱਖੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੇ ਚੱਜਦਾ ਨਾ। ਸੋਹਣੇ ਮੁੱਖੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੇ ਚੱਜਦਾ ਨਾ। ਸੋਹਣੇ ਮੁੱਖੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੇ ਚੱਜਦਾ ਨਾ। ਸੋਹਣੇ ਮੁੱਖੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੇ ਚੱਜਦਾ ਨਾ। ਨਿੱਤ ਆਸ਼ਕ ਬਦਲੇ ਤੂੰ ਨੀ ਐ ਤਾਂ ਫੇਰ ਵੀ ਰੱਜਦਾ ਨਾ। ਸੋਹਣੇ ਮੁੱਖੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੇ ਚੱਜਦਾ ਨਾ। ਹਾਏ ਨੀ ਸੋਹਣੇ ਮੁੱਖੜੇ ਦਾ ਕੀ ਕਰੀਏ, ਤੇਰਾ ਦਿਲ ਹੀ ਜੇ ਚੱਜਦਾ। ਫਰਕ ਬੜੇ ਨੇ ਯੇਂਕਣੇ ਨੀ ਤੇਰੇ ਮੇਰੇ ਹਾਲਾਤਾਂ ਦੇ, ਪਰ ਫਰਕ ਬੜੇ ਨੇ ਪੁਰਜਾ ਓਏ ਤੇਰੇ ਮੇਰੇ ਹਾਲਾਤ।